ਸਾਡੇ ਵੱਲ ਸੋਹਣਿਆ ਨਿਗਾਹਾਂ ਕਦੋਂ ਦੱਸੋ ਨਿਗਾਹਾਂ ਕਦੋਣੀਆਂ ਸਾਡੇ ਬਲ ਸੋਹਣਿਆ ਇੱਕ ਇੱਕ ਜ਼ਰੇ ਵਿੱਚ ਰੱਖੀਆਂ ਸ਼ਿਫਾਵਾਂ ਨੇ ਬੋਸੇ ਤੇਰੇ ਕਦਮਾਂ ਨੂੰ ਸਾਡੇ ਵੱਲ ਸੋਹਣਿਆ ਨਿਗਾਹਾਂ ਕਦੋਣੀਆਂ ਸਾਡੇ ਵੱਲ ਸੋਹਣਿਆ ਤਿੱਖੀਆਂ ਜੁਦਾਈਆਂ ਦੀਆਂ ਤੁਪਾ ਦਿਲ ਸਾੜਿਆ ਇਹਨੀ ਗੱਲ ਸਾਡੇ ਵੱਲ ਸੋਹਣਿਆ ਨਿਗਾਹਾਂ ਕਦੋਣੀਆਂ ਸਾਡੇ ਵੱਲ ਸੋਹਣਿਆ ਰੋ ਰੋ ਸਾਰੀ ਜ਼ਿੰਦਗੀ ਜੁਦਾਈਆਂ ਵਿੱਚ ਕਾਲੀਏ ਸਾਡੀ ਜ਼ਿੰਦਗੀ ਦੀ ਸ਼ਾਮ ਸਾਡੇ ਵੱਲ ਸੋਹਣਿਆ ਨਿਗਾਹਾਂ ਕਦੋਣੀਆਂ ਸਾਡੇ ਵੱਲ ਸੋਹਣਿਆ ਇਸ਼ਕ ਦੇ ਬਿਮਾਰਾਂ ਨੂੰ ਦਾਰੂ ਕੋਈ ਨਹੀਂ ਚਾਹੀਦਾ ਇਹਨਾਂ ਦਾ ਸਾਡੇ